ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹ ਪਾਵੈ ਉਹ ਅੰਤਰ ਜਾਨੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਇਸ ਕਰੈ ਨਿਰਬਨ ਯਤਨ ਕਰੈ ਮਾਨੁਖ ਡਹ ਕਾਵੈ ਉਹ ਅੰਤਰ ਜਾਨੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਨ ਜਾਨਕ ਦੂਰ ਤੁਮ ਹੈ ਪ੍ਰਭ ਨੀਰ ਉਤ ਤਾਕੈ ਉਤਤੀ ਉਤ ਪੀਖੈ ਆਵੈ ਲੋਭੀ ਫੇਰ ਰਹਾਉ ਜਾਵ ਲਗ ਟੁਟੈ ਨਾਹੀ ਮਨ ਭਰਮ ਤਾਵ ਲਗ ਮੁਕਤ ਨਾ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਾਵ ਲਗ ਟੁਟੈ ਨਾਹੀ ਮਨ ਭਰਮ ਤਾਵ ਲਗ ਮੁਕਤ ਨਾ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹ ਪਾਵੈ ਉਹ ਅੰਤਰ ਜਾਨੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ।